ਸਤਨਾਮ ਸ਼੍ਰੀ ਨਦਰ ਕਰੇ ਸੋ ਪਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਮਹੱਲਾ ਤੀਜਾ ਤਿਸ ਜਨ ਸਾਤ ਸਦਾ ਮਤ ਨਿਹਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੁਝੈ ਹਰ ਚਰਣੀ ਚਿਤ ਲਾਏ।